ਡੋਪ ਸ਼ੋਪ ਮਾਰਿਆ ਕਰੋ ਸਾਨੂੰ ਇਹ ਕਹਿਣਾ ਨੱਕ ਚਾੜਿਆ ਕਰੋ ਸਾਡੇ ਲਿਖੇ ਖਤਾਂ ਨੂੰ ਨਾ ਪਾੜਿਆ ਕਰੋ ਨਾ ਹੀ ਦੂਜੇ ਮੁੰਡਿਆਂ ਨੂੰ ਏਦਾਂ ਤਾੜਿਆ ਕਰੋ ਇੰਨਾ ਵੀ ਨਾ ਡੋਪ ਸ਼ੋਪ ਮਾਰਿਆ ਕਰੋ ਮਾਰਿਆ ਕਰੋ।